ਤੁਰਨਾ ਪਿਆ ਹਾਏ ਰੱਬਾਵੇ ਸਾਨੂੰ ਤੁਰਨਾ ਪਿਆ ਜਿੰਨਾ ਰਹਾਂਦੀ ਮੈਂ ਸਾਰ ਨਾ ਜਾਣਾ ਓਨੀ ਰਾਹੀ ਵੇ ਮੈਨੂੰ ਮੁੜਨਾ ਪਿਆ ਓਨੀ ਰਾਹੀ ਵੇ ਮੈਨੂੰ ਮੁੜਨਾ ਪਿਆ ਪਾੜੇ ਕੋਈ ਨਾ ਕੀਤਾ ਮਾਇਆ ਪੈਦਲ ਲੈ ਗਿਆ ਓਏ ਮਾਇਆ ਪੈਦਲ ਲੈ ਗਿਆ ਕੁੰਡ ਕੁਝ ਕਹਿ ਨਾ ਸਕਦੀ ਦਿਲ ਮੇਰਾ ਸ਼ਰਮਾਉਂਦਾ ਓਏ ਦਿਲ ਮੇਰਾ ਸ਼ਰਮਾਉਂਦਾ ਜੋਬਨ ਸਿਖਰ ਤੂੰ ਪੈਰਾ ਤਰਸ ਸੋਹਣਾ ਖਾਏ ਨਾ ਓਏ ਤਰਸ ਸੋਹਣਾ ਖਾਏ ਨਾ ਮਾਇਆ ਤੁਰਦਾ ਜਾਇਆ ਗੇਰੇ ਪਿੱਛਾ ਨਾ ਚਾਤੀ ਪਾਉਂਦਾ ਓਏ ਪਿੱਛਾ ਨਾ ਚਾਤੀ ਪਾਉਂਦਾ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾਵੇ ਸਾਨੂੰ ਤੁਰਨਾ ਪਿਆ ਹਾਏ ਰੱਬਾਵੇ ਸਾਨੂੰ ਤੁਰਨਾ ਪਿਆ ਜਿੰਨਾ ਰਹਾਂਦੀ ਮੈਂ ਸਾਰ ਨਾ ਜਾਣਾ ਓਨੀ ਰਾਹੀ ਵੇ ਮੈਨੂੰ ਮੁੜਨਾ ਪਿਆ ਓਨੀ ਰਾਹੀ ਵੇ ਮੈਨੂੰ ਮੁੜਨਾ ਪਿਆ